ਕੰਨਾਂ ਵਿੱਚ ਪਾ ਕੇ ਵਾਲੀਆਂ ਨੱਚਦੀਆਂ ਨੱਚਣ ਵਾਲੀਆਂ ਕੰਨਾਂ ਵਿੱਚ ਪਾ ਕੇ ਵਾਲੀਆਂ ਨੱਚਦੀਆਂ ਨੱਚਣ ਵਾਲੀਆਂ ਪਰ ਸੌ ਰੱਬ ਦੀ ਇੱਕ ਤੂੰ ਫੱਬਦੀ ਸੌ ਰੱਬ ਦੀ ਇੱਕ ਤੂੰ ਫੱਬਦੀ ਤੇਰੇ ਝੁਮਕੇ ਦੀ ਗੱਲ ਹੋਰ ਨੀ ਜਗ ਸਾਰਾ ਨੱਚਦਾ ਜਗ ਸਾਰਾ ਨੱਚਦਾ ਤੇਰੇ ਝੁਮਕੇ ਦੀ ਗੱਲ ਹੋਰ ਨੀ ਜਗ ਸਾਰਾ Available on iTunes. Jag sara.